ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਾਲੀ ਮਹੱਲਾ ਪੰਜਵਾ ਕਾਹੂ ਬਿਹਾਵੈ ਰੰਗ ਰਸ ਰੂਪ ਕਾਹੂ ਬਿਹਾਵੈ ਮਾਏ ਬਾਪ ਪੂਤ ਕਾਹੂ ਬਿਹਾਵੈ ਰੰਗ ਰਸ ਰੂਪ ਕਾਹੂ ਬਿਹਾਵੈ ਮਾਏ ਬਾਪ ਪੂਤ ਕਾਹੂ ਬਿਹਾਵੈ ਰਾਜ ਮਿਲਖ ਵਪਾਰ ਸੰਤ ਬਿਹਾਵੈ ਹਰ ਨਾਮ ਆਧਾਰ ਰਚਨਾ ਸਾਚ ਬਨੀ ਸਭ ਕਾ ਏਕ ਤਨੀ ਰਹਾ ਕਾਹੂ ਬਿਹਾਵੈ ਵੇਦ ਔਰ ਬਾਦ ਕਾਹੂ ਬਿਹਾਵੈ ਰਸਨਾ ਸਾਦ ਕਾਹੂ ਬਿਹਾਵੈ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮੁਰਾਰੀ ਕਾਹੂ ਬਿਹਾਵੈ ਖੇਲਤ ਜੂਆ ਕਾਹੂ ਬਿਹਾਵੈ ਅਮਲੀ ਹੂਆ ਕਾਹੂ ਬਿਹਾਵੈ ਪਾਰ ਦਰਬ ਚੋਰਾਏ ਹਰ ਜਨ ਬਿਹਾਵੈ ਨਾਮ ਧਿਆਏ ਕਾਹੂ ਬਿਹਾਵੈ ਜੋਗ ਤਪ ਪੂਜਾ ਕਾਹੂ ਰੋਗ ਸੋਗ ਪਰਮੀਜਾ ਕਾਹੂ ਪਵਨ ਤਾਰ ਜਾਤ ਬਿਹਾਏ ਸੰਤ ਬਿਹਾਵੈ ਕੀਰਤਨ ਗਾਏ ਕਾਹੂ ਬਿਹਾਵੈ ਦਿਨ ਰੈਨ ਚਾਲਤ ਕਾਹੂ ਬਿਹਾਵੈ ਸੋ ਪਿੜ ਮਾਲਤ ਕਾਹੂ ਬਿਹਾਵੈ ਬਾਲ ਪੜਾਵਤ ਸੰਤ ਬਿਹਾਵੈ ජස ගවත කාහෝ බෙහවෙන් නට නාටක නිරතේ කාහෝ බෙහවෙන් ජීයා එහ හෙරතේ කාහෝ බෙහවෙන් රාජ මහ දරතේ සන්ත බෙහාව හාර ජස කරතේ කාහෝ බෙහාව මතාම සූරත කාහෝ බෙහාව සේවා ජරුරත සෝධත ජීවත සන්ත බෙහාව හාර රස පීවත ජෙත කෝලාය එත හිල ගන්න නාක මූඩ නහි කොසයන කාර කෙරපා ජෙස දේව නෝ නානක තාක බල බල ජෝ කර කෙරපා ජෙස දේව නෝ නානක තාක බල බල ජෝ වාහිගුරු ජී කා ඛාලසා වාහිගුරු ජී කී ඵතහ රාම කලී මහල්ලා පංජවා කාහූ විහාව රංග රස රූප කාහූ විහාව මායේ බාප පුතේ